ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਵਾਂਗ ਸੁਦਾਇਆ ਚਾਕੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮਲ ਦਈ ਦੀਆਂ ਫੁੱਟੀਆਂ ਨਹਾਨੀਆਂ ਨੀ ਉਹਦੇ ਪਾਣੀ ਚ ਸੁਣੀ ਵਣ ਹਾਸੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਲੱਗਾ ਮੇਰੀ ਵੱਖੀ ਸੰਗ ਜਾਪੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਸੁਗੰਧ ਆਉਂਦੀ ਜਾਪੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਵਾਂਗ ਸੁਦਾਇਆ ਚਾਕੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ